ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬਾ ਜੀ ਸੂਹੀ ਮਹਲਾ ਪੰਜਵਾ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਦ ਜੀਵ ਪ੍ਰਾਣ ਮਨ ਭਾਣ ਰਾਮ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਰ ਨ ਜਾਣ ਰਾਮ ਮਾਤ ਪਿਤਾ ਭਾਈ ਸੁਤ ਬੰਦ ਜੀ ਪ੍ਰਾਣ ਮਨ ਭਾਣ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਾਰ ਪੂਰੇ ਤਾਕੀ ਸ਼ਰਣ ਸਰਬ ਸੁਖ ਪਾਏ ਹੋਈ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਉ ਬਲਿਹਾਰ ਨਾਨਕ ਸਾਧ ਕੁਰਬਾਣ ਐਸਾ ਗੁਰ ਵਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਪ ਰਾਮ ਜਨਮ ਜਨਮ ਕੇ ਕਿਲ ਵੇਖਾ ਉੱਤਰ ਹਰ ਸੰਤ ਧੂੜੀ ਨਿਤ ਨ ਪੈ ਰਾਮ ਹਰ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੜ ਜੋਨ ਨਾ ਆਈਐ ਗੁਰ ਚਰਣੀ ਲਾਗੀ ਭ੍ਰਮ ਭਉ ਭਾਗੀ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਈ ਨਾਮ ਧਿਆਈ ਫਿਰ ਸੋਗ ਨਾਹੀ ਸੰਤਪ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ Jesus Paratapa. Har Hari Har Gona Nidai Har Santana Kavasyai Rama संत चरण गुर सेवा लागी तिनी परम पद पाए राम परम पद पाया आप मिटाया हर पूरन कृपा तारी सफल जन्म हुआ पाओ पागा हर पेटिया एक मुरारी जिसका सा तन ही मेल लिया ज्योति ज्योत समाया नानक नाम निरंजन जपिया मिल सतगुर सुख पाया गाओ मंगलो नित हर जन हो पुण्य इच्छा सबाई राम रंग रते अपने स्वामी सेते मरण अब जाए राम अब नस्ती पाया नाम ते आया सगल मनोरथ पाए सात सहज आनंद कन्हेरे गुर चरणी मन लाए पूर रहया काट काटे अब नासी थान थनंतर साई कह नानक कारज सगले पूरे गुर चरणी मान लाए पूर रहया काट काट अवनासी थान थनंतर साई कह नानक कारज सगले पूरे गुर चरणी मन लाए वाहिगुरु जी का खालसा वाहिगुरु जी की फतेह सूही महला पंजवा साजन पुरख सतगुर मेरा पूरा तिस बिन अवरण जाना राम मात पिता भाई सुत बंधप जी प्राण मन भाणा राम